ਉਤੋਂ ਦਾ ਮਹੀਨਾ ਚੰਨਾ ਛੜੀਆਂ ਕਟਾਵਾ ਦਿੱਤਾ ਸੱਜਰਾ ਲਵੇਰਾ ਖੁੰਜੇ ਬੰਨ ਦੇ ਤਾਰਿਆਂ ਤੋਂ ਪਾਰ ਤੇਰਾ ਦੇਖ ਚੰਨਾ ਮਹਿਲ ਸਾ।